yeah, proof. ਉਹਨੇ ਯੋ ਚਾਹੀਦਾ ਪਿਆਰ ਦਿਲ ਚਾਰ ਦੀਆਂ ਗੱਲਾਂ ਦਿਲ ਤਿੰਨ ਵਾਰੀ ਟੁੱਟਾ ਤਿੰਨ ਵਾਰ ਦੀਆਂ ਗੱਲਾਂ ਇੱਕ ਨਾਰ ਦੀ ਸੁਣਾਇਆ ਦੂਜੀ ਨਾਰ ਦੀਆਂ ਗੱਲਾਂ ਤੈਨੂੰ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਹਲੇ ਮੇਰੇ ਨਾਲ ਤੂੰ ਕਰਦੀ ਪਿਆਰ ਦੀਆਂ ਗੱਲਾਂ ਜਾਣਦੀ ਨੀ ਮੈਨੂੰ ਐਵੇਂ ਮਾਰ ਦੀਆਂ ਗੱਲਾਂ ਕੁੜੇ ਸਾਥੋਂ ਨਹੀਂ ਉਹ ਹੋਣੀਆਂ ਕਰਾਰ ਦੀਆਂ ਗੱਲਾਂ ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਮੇਰੇ ਚਰਚੇ ਬੜੇ ਆ ਤੇਰੇ ਖਰਚੇ ਬੜੇ ਆ ਮੈਂ ਕਿਹਾ ਜ਼ੋਰ ਲਾ ਲਾ ਜਾਣੇ ਨੀ ਉਹ ਪੁੱਗਣੀ ਨੀ ਲਵਾ ਕੇ ਦੇਖ ਪੰਜਾ ਮੁੜਾ ਇੱਕੀ ਦੀ ਕਵੰਜਾ ਅਸੀਂ ਕਸਰ ਕੱਢੀ ਦੀ ਵੀ ਬਾਤੁਗਣੀ ਤੈਨੂੰ ਦੱਸਾਂਗੇ ਕਦੇ ਨੀ ਕੱਢੀ ਖਾਰ ਦੀਆਂ ਗੱਲਾਂ ਯਾਰੀ ਚ ਨੀ ਕਰੀਦਾ ਵਪਾਰ ਦੀਆਂ ਗੱਲਾਂ ਜਦੋਂ ਨਿਕਲਾਂ ਮੈਂ ਪਿੱਛੇ ਆਉਂਦੀ ਡਾਰ ਦੀਆਂ ਗੱਲਾਂ ਤੇਰੇ ਸਮਝ ਨੀ ਆਉਣੀਆਂ ਨੀ ਯਾਰ ਦੀਆਂ ਗੱਲਾਂ ਘਰੋਂ ਨਿਕਲੀਏ ਹੋ ਕੇ ਨੀ ਤਿਆਰ ਦੀਆਂ ਗੱਲਾਂ ਸਾਡੀ ਜਿੱਦ ਦੀਆਂ ਗੱਲਾਂ ਉੱਥੇ ਹਾਰ ਦੀਆਂ ਗੱਲਾਂ ਤੂੰ ਨੀ ਜਾਣਦੀ ਰਗਾਨੇ ਐਵੇਂ ਮਾਰ ਦੀਆਂ ਗੱਲਾਂ ਤੇਰੇ ਸਮਝ ਨੀ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ ਹਾਰਨਾ ਪਊਗਾ ਐਵੇਂ ਅੱਖਾਂ ਨਾਲ ਛੇੜਿਆ ਨੀ ਛਿੜਦਾ ਮੈਂ ਕਿਹਾ ਸਿਰਾਈ ਕਰਾਤੀ ਦੇਖ 38 ਇੰਚ ਛਾਤੀ ਕਦੇ ਸਾਨਾ ਨਾਲ ਸੀਨਾ ਦੇਖੀ ਭਿੜਦਾ ਆਓ ਸੁਣ ਤਾਂ ਲਈਦਾ ਨੀ ਸੁਣਾਉਣਾ ਵੀ ਨੀ ਆਉਂਦਾ ਸਾਨੂੰ ਕਰਕੇ ਕਿਸੇ ਦਾ ਨੀ ਜਿਤਾਉਣਾ ਵੀ ਨੀ ਆਉਂਦਾ ਨਜ਼ਰ ਮਿਲਾ ਮਾਣਾ ਮੈਂ ਨਾਰਾ ਨਾਲੇ ਨਾਰੇ ਸੱਚੀ ਸਾਨੂੰ ਤਾਂ ਨੀ ਜੱਜ ਨਾ ਬੁਲਾਉਣਾ ਵੀ ਨੀ ਆਉਂਦਾ ਥੋੜਾ ਫਰਕ ਮੱਤਾਂ 'ਚ ਬਾਕੀ ਰੱਬ ਦੇ ਹੱਥਾਂ 'ਚ ਹਲੇ ਜੱਟ ਦੇ ਪੱਟਾਂ 'ਚ ਪੂਰਾ ਜ਼ੋਰ ਹੈ ਫੀਲ ਦੀ ਰਕਾਨੇ ਗੱਲ ਫੀਲ ਦੀ ਰਕਾਨੇ ਸੱਚੀ ਮੇਰੀਆਂ ਅੱਖਾਂ ਦੀ ਗੱਲ ਹੋਰ ਹੈ ਪਿੱਛੇ ਲੈ ਨਾ ਲਾਉਣ ਕੁੜੀਆਂ ਕਤਾਰ ਦੀਆਂ ਗੱਲਾਂ ਕਦਰੋਂ ਦੁਬਈ ਸ਼ਨੀਵਾਰ ਦੀਆਂ ਗੱਲਾਂ ਬਾਕੀ ਸ਼ੇਅਰ ਨਾ ਕਰਾਂ ਮੈਂ ਪਰਿਵਾਰ ਦੀਆਂ ਗੱਲਾਂ ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਘਰੋਂ ਨਿਕਲੀਏ ਹੋ ਕੇ ਨੀ ਤਿਆਰ ਦੀਆਂ ਗੱਲਾਂ ਸਾਡੀ ਜਿੱਦ ਦੀਆਂ ਗੱਲਾਂ ਉੱਥੇ ਹਾਰ ਦੀਆਂ ਗੱਲਾਂ ਤੂੰ ਨੀ ਜਾਣਦੀ ਰਕਾਨੇ ਐਵੇਂ ਮਾਰ ਦੀਆਂ ਗੱਲਾਂ ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ ਵਫ਼ਾਦਾਰ ਦੀਆਂ ਗੱਲਾਂ ਐਵੇਂ ਜਾਣਦੀ ਨੀ ਮੈਨੂੰ ਨੀ ਤੂੰ ਮਾਰ ਦੀਆਂ ਗੱਲਾਂ ਤੇਰੇ ਸਮਝ ਨੀ ਆਉਣੀਆਂ ਨੀ ਯਾਰ ਦੀਆਂ ਗੱਲਾਂ ਘਰੋਂ ਨਿਕਲੀਏ ਹੋ ਕੇ ਨੀ ਤਿਆਰ ਦੀਆਂ ਗੱਲਾਂ ਸਾਡੀ ਤੇ ਦੂਜੀਆਂ ਗੱਲਾਂ ਉੱਥੇ ਹਾਰ ਦੀਆਂ ਗੱਲਾਂ ਤੂੰ ਨੀ ਜਾਣਦੀ ਕਹਿੰਦੇ ਐਵੇਂ ਮਾਰ ਦੀਆਂ ਗੱਲਾਂ ਤੇਰੇ ਸਮਝ ਨੀ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ।